ਜਵਾਨੀ ਪਿਆਰ ਨਾ ਬਤੋਲ ਕੇ ਕੰਡਾ ਕੱਢੀ ਦਾ ਸਪੀਕਰਾਂ ਤੇ ਬੋਲ ਕੇ ਸਾਨੂੰ ਆਉਂਦਾ ਨਹੀਂ ਪਿਆਰ ਨਾ ਬਤੋਲ ਕੇ ਕੰਡਾ ਕੱਢੀ ਦਾ ਸਪੀਕਰਾਂ ਤੇ ਬੋਲ ਕੇ ਲੈ ਕੇ ਜੁੱਤੀ ਥੱਲੇ ਜ਼ਿੰਦਗੀ ਦੇ ਬੋਰੀ ਨੂੰ ਯਾਰ ਲੁੱਟਦੇ ਨੇ ਮੌਜਾ ਦਿਲ ਖੋਲ ਕੇ ਹਿਲਾ ਕੇ ਤਿੰਨ ਪੈਗ ਵੱਲੀ ਸਾਡੇ ਤੇਰੇ ਨਾਲ ਵੇ